ਅੱਖਾਂ ਸੁੱਖੀਆਂ ਮੈਂ ਸਜਣਾ ਤੇਰੇ ਨਾਂ ਨਾ ਮਿਲ ਖਾਵਣ ਲਈ ਤੇਰੇ ਨਾਂ ਨਾ ਮਿਲ ਖਾਵਣ ਲਈ ਤੇ ਮੈਂ ਡਰਦੀ ਆ ਤਾਂ ਲੜਦੀ ਨਾ ਤੇ ਮੈਂ ਡਰਦੀ ਆ ਤਾਂ ਲੜਦੀ ਨਾ ਵੱਖ ਹੋ ਨਾ ਬੈਠਾ ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿਲ ਡਰਦਾ ਸੀ ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿਲ ਡਰਦਾ ਸੀ ਤੈਨੂੰ ਪਾ ਕੇ ਵੀ ਦਿਲ ਡਰਦਾ ਏ ਕਿਤੇ ਕੋ ਨਾ ਬੈਠਾ ਬੈਠਾ।